ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਿਰਾਜਰੀ ਮਾਇਓ ਦੀਹਰ ਨਿਆਈ ਮੋਹੇ ਭਾਕਿਓ ਰੇ ਗਰਬ ਗਹਿਲੜੋ ਮੂੜੜੋ ਹੀਓ ਨਿਆਈ ਮੋਹੇ ਭਾਕਿਓ ਰੇ